Available on iTunes. ਦੀਦੇ ਛੱਡਣਾ ਇੱਕ ਦਮ ਹੋ ਜਮਾਗੇ ਹੈਂਗਨੀ ਹੌਲੀ ਹੌਲੀ ਕੱਟ ਦੀਦੇ ਛੱਡਣਾ ਇੱਕ ਦਮ ਹੋ ਜਮਾਗੇ ਹੈਂਗਨੀ ਤੇਰਾ ਕੀ ਇਹ ਗਾਣਾ ਬਿੱਲੋ ਰਾਣੀਏ ਤੇਰਾ ਕੀ ਇਹ ਗਾਣਾ ਬਿੱਲੋ ਰਾਣੀਏ ਮਿੱਤਰਾਂ ਦਾ ਵੱਜ ਜਾਣਾ ਮਿੱਤਰਾਂ ਦਾ ਵੱਜ ਜਾਣਾ ਬੈਂਡ ਨੀ ਹੌਲੀ ਹੌਲੀ ਕੱਟ ਦੀਦੇ ਛੱਡਣਾ ਇੱਕ ਦਮ ਹੋ ਜਮਾਗੇ ਹੈਂਗਨੀ ਸਾਡੇ ਤੋਂ ਸੁਨੱਖਾ ਕੋਈ ਲੱਭ ਲਿਆ ਹੋਰ ਸਾਨੂੰ ਮਿਲ ਗਈ ਨੀ ਉਜਨੀ ਸਾਡੇ ਤੋਂ ਸੁਨੱਖਾ ਕੋਈ ਲੱਭ ਲਿਆ ਹੋਰ ਸਾਨੂੰ ਮਿਲ ਗਈ ਨੀ ਉਜਨੀ ਸਾਡੇ ਸੱਚੇ ਪਿਆਰ ਵਾਲਾ ਤੈਨੂੰ ਪਰ ਪੂਜਲੀ ਤਾਂ ਕੀਤਾ ਰੱਬੀ ਉਜਨੀ ਉਮਰਾਂ ਦੇ ਵਾਦੇ ਕਰ ਸੋਣੀਏ ਇੰਨੀ ਛੇਤੀ ਛੱਡ ਚੱਲੀ ਹੈਂਡਨੀ ਤੇਰਾ ਕੀ ਇਹ ਗਾਣਾ ਬਿੱਲੋ ਰਾਣੀਏ ਤੇਰਾ ਕੀ ਇਹ ਗਾਣਾ ਬਿੱਲੋ ਰਾਣੀਏ ਮਿੱਤਰਾਂ ਦਾ ਵੱਜ ਜਾਣਾ ਮਿੱਤਰਾਂ ਦਾ ਵੱਜ ਜਾਣਾ ਬੈਂਡ ਨੀ ਹੌਲੀ ਹੌਲੀ ਛੱਡ ਦੀਜੇ ਛੱਡਣਾ ਇੱਕਦਮ ਹੋ ਜਾਵਾਂਗੇ ਹੈਂਗਨੀ Available on iTunes. ਕਰਕੇ ਕਰੇਗੀ ਸਿੱਧੇ ਜੱਟ ਨੂੰ ਹੁਣ ਕਹਿੰਦੀ ਜਸਟ ਫਰੈਂਡ ਨੀ ਤੇਰਾ ਕੀ ਇਹ ਜਾਣਾ ਬਿੱਲੋ ਰਾਣੀਏ ਤੇਰਾ ਕੀ ਇਹ ਜਾਣਾ ਬਿੱਲੋ ਰਾਣੀਏ ਮਿੱਤਰਾਂ ਦਾ ਵੱਜ ਜਾਣਾ ਚੰਦਰਾ ਸਰਾਏ ਨੀ ਤੂੰ ਮਿੰਟਾਂ ਚ ਦਿਲ ਤੋਂ ਡਲੀਟ ਕਰ ਗਈ ਚੰਦਰਾ ਸਰਾਏ ਨੀ ਤੂੰ ਮਿੰਟਾਂ ਚ ਦਿਲ ਤੋਂ ਡਲੀਟ ਕਰ ਗਈ ਮਿੱਤਰਾਂ ਦਾ ਹੀਰੋ ਹੁੰਦਾ ਛੱਡ ਕੇ ਤੂੰ ਗੈਰਾਂ ਦੀ ਫਰਾਰੀ ਚੜ ਗਈ ਤੇਰੇ ਪਿੱਛੇ ਹੁੰਦੀ ਅੱਜ ਰੁੜ ਜਾਊ ਛੱਡ ਕੇ ਜਾਵੀਂ ਤੇਰਾ ਕੀ ਇਹ ਜਾਣਾ ਬਿੱਲੋ ਰਾਣੀਏ ਤੇਰਾ ਕੀ ਇਹ ਜਾਣਾ ਬਿੱਲੋ ਰਾਣੀਏ ਮਿੱਤਰਾਂ ਦਾ ਵੱਜ ਜਾਣਾ ਮਿੱਤਰਾਂ ਦਾ ਵੱਜ ਜਾਣਾ